ਉਹ ਦੀਪ ਚੱਲ ਤੇਰੀ ਭਰਜਾਈ ਨੂੰ ਮਿਲ ਕੇ ਆਉਣਾ। ਪਿੰਡ ਗੈਂਗਲੈਂਡ ਬਣਿਆ ਪਿਆ ਲੱਗਦਾ ਭਰਜਾਈ ਦਾ। ਆਸਲਾ ਕੀ ਦੀਵਾਲੀ ਦੇ ਚਲਾਉਣ ਨੂੰ ਰੱਖਿਆ, ਕਰ ਇਕੱਠਾ ਚੱਲੀਏ। ਲੰਘ ਜਾਂਦੇ ਇੱਕ ਦੂਜੇ ਕੋਲੋਂ ਹਿੱਕਾ ਤਾਣਨੀ ਉਹ ਮਰੇ ਸੱਪ ਵਾਂਗ ਜਿਹੜੇ ਆਕੜੇ ਨੇ ਫਿਰ ਉਹਦੇ ਹੀ ਸਭ ਨੂੰ ਚਖਾਉਣਾ ਨੀ ਸਵਾਦ ਹਾਰਦਾ। ਬਣਿਆ ਤੂੰ ਆਖਦੀ